ਬੈਠ ਕੇ ਤੇਰੀ ਜੜਾ ਚ ਸੋਣੀਏ ਕੱਢਾਂ ਜਦੋਂ ਚਾਦਰ ਤੇ ਫੁੱਲ ਤੂੰ ਬੈਠ ਕੇ ਤੇਰੀ ਜੜਾ ਚ ਸੋਣੀਏ ਕੱਢਾਂ ਜਦੋਂ ਚਾਦਰ ਤੇ ਫੁੱਲ ਤੂੰ ਕਿਹਨੂੰ ਯਾਦ ਕਰ ਕਰ ਹੱਸਦੀ ਚੁੰਨੀ ਤੇ ਲੁਕਾ ਕੇ ਸੁਹੇ ਫੁੱਲ ਤੂੰ ਕਿਹਨੂੰ ਯਾਦ ਕਰ ਕਰ ਹੱਸਦੀ ਚੁੰਨੀ ਤੇ ਲੁਕਾ ਕੇ ਸੁਹੇ ਫੁੱਲ ਤੂੰ ਪਈ